ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਤਲੰਗ ਘਰ ਦੂਜਾ ਮਹੱਲਾ ਪੰਜਵਾ ਤਦ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰਹੀ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤਦ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰਹੀ ਸੋ ਹੋਏ ਤੇਰਾ ਜੋਰਾ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੋ ਬਨਹਾਰ ਅਗਮ ਅਗਾਦ ਊਚ ਆਪਾਰ ਜੋ ਤਦ ਸੇਵਾ ਹੈ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦੀਸਾ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਕਰੈ ਸੰਸਾਰ ਕਉ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੀ ਮਠ ਧੂਰਾ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਤਰੈ ਸੰਸਾਰ ਕੋ ਨਾਨਕ ਪ੍ਰਭ ਲੋਚੈ ਪੂਰਾ ਸੰਤ ਜਨਾ ਕੀ ਮਠ ਧੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਘਰ ਦੂਜਾ ਮਹੱਲਾ ਪੰਜਵਾ ਤਦ ਬਿਨ ਦੂਜਾ ਨਾਹੀਂ ਕੋਏ तू करतार करहे सो होए, तेरा जोर तेरी मन टेक, सदा सदा जप नानक एक।